ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਐਸ ਕਾਹੇ ਫੂਲ ਪਰੇ ਕਹਿ ਕਰਾਵਹਿ ਮੂਕਰ ਪਾਵਹਿ ਸੁਣਤ ਸਦਾ ਸੰਗ ਹਰੇ ਐਸ ਕਾਹੇ ਭੂਲ ਪਰੇ ਕਰੇ ਕਰਾਵਹਿ ਮੂਕਰ ਪਾਵਹਿ ਸੁਨਤ ਸਦਾ ਸੰਗ ਹਰੇ ਰਾਮ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮਿੱਠਾ ਵਿਖਿਆ ਮਹਿਲ ਪਟਾਏ ਜਰੇ ਕੂਪ ਮਹਿ ਪਰਿਓ ਪ੍ਰਾਨੀ ਪਰਮ ਗੁਵਾਰ ਮੋਹ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਇਆਰਾ ਗੋਰ ਪੇਟ ਕੱਢ ਬਾਹ ਫਰੇ ਅੰਧ ਕੂਪ ਮਹਿ ਪਰਿਓ ਪ੍ਰਾਨੀ ਪਰਮ ਗੁਵਾਰ ਮੋਹ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਇਆਰਾ ਗੋਰ ਪੇਟ ਕੱਢ ਬਾਹ ਫਰੇ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ।